ਵਾਰ ਕਿਸੇ ਨਾਲ ਨਜ਼ਰਾਂ ਮਿਲਾਇਆ ਸੀ ਅਸਾਂ ਤੈਨੂੰ ਦਿਲ ਦੀਆਂ ਅਰਜ਼ਾਂ ਸੁਣਾਇਆ ਸੀ ਪਹਿਲੀ ਵਾਰ ਕਿਸੇ ਨਾਲ ਨਜ਼ਰਾਂ ਮਿਲਾਇਆ ਸੀ ਅਸਾਂ ਤੈਨੂੰ ਦਿਲ ਦੀਆਂ ਅਰਜ਼ਾਂ ਸੁਣਾਇਆ ਸੀ ਪਰ ਬੇਵਫਾ ਸਮਝਿਆ ਨਾ ਦਿਲ ਦੇ ਮੇਰੇ ਦਰਦ ਨੂੰ ਅੱਖਾਂ ਵਿੱਚ ਅੱਖਾਂ ਪਾ ਕੇ ਹੱਸ ਕੇ ਵਿਖਾਇਆ ਸੀ ਸਾਨੂੰ ਨੀ ਤੂੰ ਝੂਠੇ ਮੋਢੇ ਲਾਰਿਆ ਤੇ ਲਾਇਆ ਸੀ ਅੱਖਾਂ ਵਿੱਚ ਅੱਖਾਂ ਪਾ ਕੇ ਹੱਸ ਕੇ ਵਿਖਾਇਆ ਸੀ ਸਾਨੂੰ ਨੀ ਤੂੰ ਝੂਠੇ ਮੋਢੇ ਲਾਰਿਆ ਤੇ ਲਾਇਆ ਸੀ ਸਹਿੰਦਾ ਰਿਹਾ ਦਿਲ ਮੇਰਾ ਤੇਰੇ ਮਿਲੇ ਦਰਦ ਨੂੰ ਰਹਿਣਾ ਇੰਤਜ਼ਾਰ ਸੋਣੀਏ ਦਿਲ ਮੰਨਦਾ ਹੀ ਨੀ ਕੀ ਕਰਾਂ ਝੂਠਾ ਸੀ ਤੇਰਾ ਪਿਆਰ ਸੋਣੀਏ ਦਿਲ ਮੰਨਦਾ ਹੀ ਨੀ ਕੀ ਕਰਾਂ ਝੂਠੀ ਤੂੰ ਝੂਠੀ ਤੈਨੂੰ ਪਤਾ ਸੀ ਮੈਂ ਪਿਆਰ ਵੇਖ ਕੇ ਯਾਰ ਤੇਰੀ ਉਹ ਸੋਹਣੀ ਜਿਹੀ ਬੁੱਧੀ ਪਰ ਨਿਕਲੀ ਤੂੰ ਚੋਰ ਤੋਂ ਕੁਝ ਹੋਰ ਵਿੱਚ ਕੁਝ ਹੋਰ ਤੇ ਝੂਠੀ ਆਈਫੋਨ ਪਰਫਿਊਮ ਡੀਜ਼ਲ ਡੈਨਮ ਤੈਨੂੰ ਲੱਗ ਦਿੱਤਾ ਸਭ ਕੁਝ ਜਾਨਮ ਪਰ ਫੇਰ ਵੀ ਕਦਰ ਨਾ ਪਾਈ ਤੂੰ ਪਿਆਰ ਦੀ ਮੇਰੇ ਤੇ ਛੱਡ ਗਈ ਹਮਦਮ ਖੈਰ ਕਿਸ ਗੱਲ ਦਾ ਹੈ ਭਾਰ ਕੁੜੀਆਂ ਦੀ ਮੇਰੇ ਪਿੱਛੇ ਲੱਗੀ ਇੱਕ ਤਾਰ ਪਾੜੀਆਂ ਵੀ ਡੇ ਆ ਮੈਂ ਸੁਪਰ ਸਟਾਰ ਹੁਣ ਮੈਂ ਕਰਾਂਗਾ ਨਾ ਕਿਸੇ ਨਾਲ ਪਿਆਰ ਸਮਝ ਨਾ ਸਕਿਆ ਮੈਂ ਤੇਰੇ ਫਰੇਬਾਂ ਨੂੰ ਕਰਦਾ ਰਿਹਾ ਮੈਂ ਖਾਲੀ ਤੇਰੇ ਉੱਤੇ ਜੇਬਾਂ ਨੂੰ ਤੂੰ ਗੱਲ ਲਾ ਕੇ ਫੋਟੋ ਮੇਰੀ ਆਪਣੇ ਨੂੰ ਰਵੇਂਗੀ ਸਦਾ ਬੇਕਰਾਰ ਕਰੇਂਗੀ ਇੰਤਜ਼ਾਰ ਸੋਹਣੀਏ ਦਿਲ ਮੰਨਦਾ ਹੀ ਨੀ ਕੀ ਕਰਾਂ ਝੂਠਾ ਸੀ ਤੇਰਾ ਪਿਆਰ ਸੋਹਣੀਏ ਦਿਲ ਮੰਨਦਾ ਹੀ ਨੀ ਕੀ ਕਰਾਂ ਝੂਠੀ ਝੂਠੀ ਪਵੇ ਲਾਲ ਜਿੰਨੀ ਦੇਰ ਆਵੇਗੀ ਤੂੰ ਫੇਰ ਮੁੜ ਕੇ ਮੇਰੇ ਵਿਹੜੇ ਪਰ ਸੁਣ ਮੇਰੀ ਗੱਲ ਜਦੋਂ ਆਵੇਗਾ ਉਹ ਪਲ ਲਗਨ ਨਹੀਂ ਦਾਂਗਾ ਮੈਂ ਨੇੜੇ ਜਾ ਜਾ ਕੇ ਤੁਝੇ ਅਸਮਾ ਲੱਗੇ ਜ਼ਰਾ ਤੈਨੂੰ ਥੋੜੀ ਜੱਗ ਦੀ ਹਵਾ ਉਤਰੇ ਕਿ ਜਦੋਂ ਤੇਰਾ ਨਸ਼ਾ ਨਸ਼ਾ ਫਿਰ ਪੁੱਛਦੀ ਫਿਰੇਂਗੀ ਮੇਰੇ ਘਰ ਦਾ ਪਤਾ ਨਾ ਫਿਰ ਬਣਨੀ ਨੀ ਗੱਲ ਲੱਭਣਾ ਨੀ ਤੈਨੂੰ ਇਸ ਮਸਲੇ ਦਾ ਹੱਲ ਕਹੇਂਗੀ ਤੂੰ ਮੈਨੂੰ ਆ ਕੇ ਸੋਰੀ ਜਾਣੂ ਅੱਗੋਂ ਮੈਂ ਕਹਾਂਗਾ ਤੈਨੂੰ ਹੋ ਚੱਲ ਲੰਘ ਜਾਂਦੇ ਵੇਲੇ ਜਿਹੜੇ ਮੁੜ ਕੇ ਨੀ ਆਉਂਦੇ ਨੀ ਸਾਡੇ ਵਾਂਗੂ ਸਾਰੇ ਆਵੇਂਗੀ ਸਜਾਵਾਂ ਨੀ ਤੂੰ ਲੱਭਦੀ ਫਿਰੇਂਗੀ ਉਹ ਬਾਹਰ ਰੋਵੇਂਗੀ